ਇੱਕ ਓਂਕਾਰ ਸਤ ਗੁਰ ਪ੍ਰਸਾਦ ਜਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰਬਰਨ ਜ਼ਾਤ ਅਰਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸ਼ਾਹ ਸ਼ਾਹਾਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਪੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਤਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸ਼ੇ ਨਮਸਤੰ ਨਰਿਨਾਮੇ ਨਮਸਤੰ ਨਰਿਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਖਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਤਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਦਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਪੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤਸਰਮੇ ਨਮਸਤੰ ਜਲਾਸ੍ਰੇ ਨਮਸਤੰ ਨਿਰਾਸ੍ਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜ਼ਬੇ ਨਮਸਤਸ ਅਜਬੇ ਆਦੇਸੰ ਆਦੇਸ਼ੇ ਨਮਸਤੰ ਅਪੇਸ਼ੇ ਨਮਸਤੰ ਨਿਰਤਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਪੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੋਭਨਮੇ ਨਮੋ ਸਰਬਗੌਨੇ ਨਮੋ ਸਰਬਪੌਨੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕ੍ਰਿਤਾਰੰ ਨਮੋ ਸਰਬਤੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਬ ਪੂਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਪ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਜੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸ਼੍ਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਛੂਤ ਹੈ अलोक हैं, अशोक हैं, अकर्म हैं, अपर्म हैं, अजीत हैं, अपीत हैं, अबा हैं, अगा हैं, अमान है, निदान है, अनेक हैं, फिर एक हैं, भुजंग प्रयात चंद, नमो सर्वमाने समस्ते निदाने, नमो देव देवे अपेखी अपेवे, नमो काल काले, नमो सर्व पाले, नमो सर्व गौणे, नमो सर्व पौणे, अनंगी अनाथ निरसंगी परमाथे, नमो पान पाने, नमो मान माने, नमो चंद्र चंद्र, नमो पान पाने, नमो गीत गीत, नमो तान ताने, नमो नृत्य नृत्य, नमो नाद नादे, नमो पान पाने, नमो बाद बादे, अनंगी अनामे समस्ती स्वरूपे, प्रपंगी परमाते समस्ति विपूते, कलंकंग बिनाने कलंकी स्वरूपे, नमो राज राजेश्वरं परम रूपे, नमो जोग जोगेश्वरं परम सिद्धे, नमो राज राजेश्वरं परम वृद्धे, नमो शस्त्र पाणे, नमो अस्त्र माणे, नमो परम ज्ञाता, नमो लोक माता, अपेखी अपरमे अपोगी अपूते, नमो जोग जोगेश्वरं परम जूते, नमो नित नारायण क्रूर कर्मे, नमो प्रेत अप्रेत देवे सोतर्मे, नमो रोग हर्ता, नमो राग रूपे, नमो शाह शाह, नमो पूप पूपे, नमो दान दाने, नमो मान माने, नमो रोग रोगे, नमः संशनाने, नमो मंत्र मंत्रं, नमो जंत्र जंत्रं, नमो इष्ट इष्ट, नमो तंत्र तंत्रं, सदा सच्चिदानंद सर्वं परनाशे, अनूपे अरूपे समस्तुल निवासी, सदा सिद्ध दा बुद्ध दा वृद्ध कर्ता, अधो यूर्द अर्धं अगं ओग हर्ता, परं परम परमेश्वरं प्रोच पालं, सदा सर्वदा सिद्ध दाता दयालं, अछेदी अपेदी अनामं अकामं, समस्तो पराजी समस्तस्तामं, तेरा जोर चाचरी छंद, जले हैं तले हैं अपीत हैं अपे हैं, प्रभु हैं अजू हैं आदेश हैं अपेश हैं, भुजंग प्रयात चंद, अगाधे अबाधे आनंदी स्वरूपे, नमो सर्वमाने समस्ति निदाने, नमस्त्वं नृनाथे नमस्त्वं परमाथे, नमस्त्वं अगंजे नमस्त्वं अपंजे, नमस्त्वं अकाले नमस्त्वं अपाले, नमो सर्वदेशे नमो सर्वपेशे, नमो राज राजे नमो साज साजे, नमो शाह शाहे नमो महामाहे, नमो गीत गीते नमो प्रीत प्रीते, नमो रोक रोखे नमो सोख सोखे, नमो सर्व रोगे नमो सर्व पोगे, नमो सर्व जीतं नमो सर्व पीतं, नमो सर्व ज्ञानं नमो परमतानं, नमो सर्व मंत्रं नमो सर्व जंत्रं, नमो सर्व दृश्यं नमो सर्व कृष्णं, नमो सर्व रंगे त्रिभंगी अनंगे, नमो जीव जीवं नमो बीज बीजे, अखिज्जे अपिज्जे समस्तं प्रसिज्जे, कृपालं स्वरूपे कुकर्मं प्रणाशे, सदा सर्वदा हृदय सिद्धं निवासे, चर्पण छंद तप प्रसाद, अमृत कर्मे अमृत तर्मे, अखल जोगे अचल पोगे, अचल राजे अटल साजे, अखल तर्मं अलख कर्म, सर्वं दाता सर्वं ज्ञाता, सर्वं पाने सर्वं माने, सर्वं प्राणं सर्वं त्राण, सर्वं पूता सर्वं जुगता, सर्वं देवं सर्वं पिवं, सर्वं काले सर्वं पाले, रुवाल छंद तव प्रसाद, आद रूप अनाद मूर्त अजोन पुरख अपार, सर्वमान त्रिमान देव अभेव आद उदार, सर्व पालक सर्व कालक सर्व को पुन काल, जत्र तत्र विराजहि अवतूत रूप रसाल, नाम ठाम नंजात जांकर रूप रंग नारे, आद पुरख उदार मूर्त अजून आद असे, देश और ना पेश जाकर रूप रेख न राग, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਤਾਮ ਹੂੰ ਨਹਿ ਜਾਏ ਸਰਬਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰੇ ਦੇਵ ਪੇਵ ਨਾ ਜਾਨਹੀਂ ਜਿਹ ਬੇਦ ਔਰ ਕਤੇ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀਂ ਕਹਿ ਜੇ ਤਾਤ ਮਾਤ ਨਾ ਜਾਤ ਜਾਂਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਬਿਖੈ ਜਗ ਜਾਪ ਹੀ ਜੈ ਜਾਪ ਆਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਯਮ ਭਵ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਤਾਮ ਸੋ ਪਰਮ ਰਹਿਤ ਅਪੂਤ ਅਲਖ ਅਪੇਸ਼ ਅੰਗ ਰਾਗ ਨਾ ਰੰਗ ਜਾਖੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾਏ ਕਾਮ ਆਪ ਰੂਪ ਅਮੀਕ ਅਨ ਉਸਤ ਏਕ ਪੁਰਖ ਅਵਤੂ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਫੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਖਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨੁਪੇਖ ਸਰਬ ਸ਼ਾਸਤਰ ਨ ਜਾਨਹੀ ਜਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾਖੈ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੈ ਵੋ ਚਿੱਤ ਮਧੁਪਰ ਛੰਦ ਤਪ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਆਨੰਗ ਅਨੁਭਵ ਪ੍ਰਕਾਸ਼ ਨਿਸ਼ਦਿਨ ਅਨਾਸ ਆਜਨ ਬਾਹ ਸ਼ਾਹਨ ਸ਼ਾਹ ਰਾਜਨ ਰਾਜ ਫਾਨਨ ਫਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦ੍ਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਭਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸੈ ਕਰਮ ਆਦ੍ਰਿਸ਼ੈ ਧਰਮ ਸਰਬ ਪ੍ਰਣਡੈ ਅੰਡੰਡ ਬਾਡੈ ਚਾਚਰੀ ਛੰਦ ਤਪ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਫਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਐ ਚਤੁਰ ਚੱਕਰ ਦਾਨੀਐ ਚਾਚਰੀ ਛੰਦ ਨਾ ਸ਼ਤ੍ਰੈ ਨਾ ਮਿੱਤ੍ਰੈ ਨਾ ਪਰਮੰ ਨਾ ਪਿਤ੍ਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤ੍ਰੈ ਨਾ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਿਥੀ ਸੈ ਅਧਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਚੰਦ ਤਪ ਪ੍ਰਸਾਦ ਕਥਤੇ ਕਿ ਆਛਿਜ ਦੇਸ਼ੈ ਕਿ ਆਪਿਜ ਪੇਸੈ ਕਿ ਆਗੰਜ ਕਰਮੈ ਕਿ ਆਪੰਜ ਪਰਮੈ ਕਿ ਆਪਿਜ ਲੋਕੈ ਕਿ ਆਦਿਤ ਸੋਖੈ ਕਿ ਅਵਧੂਤ ਵਰਨ ਕਿ ਬੇਪੂਤ ਕਰਨ ਕਿ ਰਾਜੰ ਪ੍ਰਭਾਹੈ ਕਿ ਧਰਮੰ ਤੋਜਾਹੈ ਕਿ ਅਸ਼ੋਕ ਵਰਨ ਕਿ ਸਰਬਾ ਆਪਰਨ ਕਿ ਜਗਤੰ ਕ੍ਰਿਤੇ ਹੈ ਕਿ ਛਤ੍ਰੰ ਛਤ੍ਰੇ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਪਉ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਪੇਵ ਹੈ ਕਿ ਚਿਤ੍ਰੰ ਬਹੀਨ ਕਿ ਏਕੈ ਅਧੀਨ ਕਿ ਰੋਜ਼ੀ ਰਜ਼ਾਕੈ ਰਹੀਮੈ ਰਿਹਾਕੈ ਕਿ ਪਾਖ ਬੇਅਬ ਹੈ ਕਿ ਗੈਬੁਲ ਗੈਬ ਹੈ ਕਿ ਅਫਵਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਕੋ ਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹੀਮ ਹੈ ਕਿ ਕਰਮ ਕਰੀਮ ਹੈ कि सर्वं कली है, कि सर्वं दली है, कि सर्वत्र मानी है, कि सर्वत्र दानी है, कि सर्वत्र गौन है, कि सर्वत्र पौन है, कि सर्वत्र देश है, कि सर्वत्र पेश है, कि सर्वत्र राज है, कि सर्वत्र साज है, कि सर्वत्र दीन है, कि सर्वत्र लीन है, कि सर्वत्र जाहु, कि सर्वत्र पाहु, कि सर्वत्र देश है, कि सर्वत्र पेश है, कि सर्वत्र काल है, कि सर्वत्र पाल है, कि सर्वत्र हंता, कि सर्वत्र गंता, कि सर्वत्र पेखी, कि सर्वत्र पेकी, कि सर्वत्र काज है, कि सर्वत्र राज है, कि सर्वत्र सुख है, कि सर्वत्र पोख है, कि सर्वत्र त्राण है, कि सर्वत्र प्राण, कि सर्वत्र देश है, कि सर्वत्र पेश है, कि सर्वत्र मानी है, सदैवं प्रधानी है, कि सर्वत्र जापी है, कि सर्वत्र थापी है, कि सर्वत्र पान है, कि सर्वत्र मान है, कि सर्वत्र इंद्र है, कि सर्वत्र चंद्र है, कि सर्वं कलीम है, कि परमं फहीम है, कि आकल अलाम है, कि साहिब कलाम है, कि हुस्नल वजू है, तमामुल रजू है, हमेशुल सलाम है, सलीखत मुदाम है, गनीमुल शिकस्त है, गरीबुल परस्त है, बिलंदुल मकान है, जमीनुल जमान है, तमीजुल तमाम है, रजूवल निधान है, हरीफुल अजीम है, रजाइक यकीन है, अनेकुल तरंग हैं, अपेद हैं, अपंग हैं, अजीजुल निवाज हैं, गनीमुल खिराज हैं, निरुक्त स्वरूप हैं, त्रिमुक्त विभूत हैं, प्रभुक्त प्रभा हैं, सुजुक्त सुदा हैं, सदैवं स्वरूप हैं, अपेदी अनूप हैं, समस्तो पराज हैं, सदा सर्वसाज हैं, समस्तुल सलाम हैं, सदैवल अकाम हैं, निर्बाध स्वरूप हैं, अगाध हैं, अनूप हैं, ओं आद रूप है, अनाद स्वरूप है, अनंगी अनाम है, त्रिभंगी त्रिकाम है, त्रिवर्गं त्रिबाद अगंज अगाध, शुभं सर्वपागे, सुसर्व अनुरागे, त्रिपुगत स्वरूप हैं, अछिज हैं, अछूत हैं, कि नरकं प्रणाश हैं, पृथ्वीयुल प्रवास हैं, निरुक्त प्रभा हैं, सदैवं सदा हैं, विपुक्त स्वरूप हैं, प्रजुक्त अनूप हैं, निरुक्त सदा हैं, विपुक्त प्रभा हैं, अनुक्त स्वरूप हैं, प्रजुक्त अनूप हैं, चाचरी छंद, अपंग हैं, अनंग हैं, अपेक हैं, अलेख हैं, अपरम हैं, अकर्म हैं, अनाद हैं, जुगाद हैं, अजय हैं, अभय हैं, अपूत हैं, अतूत हैं, अनास हैं, उदास हैं, अतंद हैं, अबंद हैं, अपगत हैं, विरक्त हैं, अनास हैं, प्रकाश हैं, निचिंत हैं, सुनिंत हैं, अलिख हैं, अधिक हैं, अलेख हैं, अपेक हैं, अटा हैं, अगा हैं, असंभ हैं, अगम्भ हैं, अनिल हैं, अनाद हैं, अनित हैं, सुनित हैं, अजात हैं, आजाद हैं, चरपड़ छंद तव प्रसाद, सर्वं हंता, सर्वं गंता, सर्वं ख्याता, सर्वं ज्ञाता, सर्वं हर्ता, सर्वं कर्ता, सर्वं प्राणं, सर्वं त्राणं, सर्वं कर्मं, सर्वं तरमं, सर्वं जुगता, सर्वं मुक्ता, प्रसावल छंद तव प्रसाद, नमो नरक नाशे सदैवं प्रकाशे, अनंगं स्वरूपे अपंगं विपूते, परमाथं परमाथे सदा सर्व साथे, अगाध स्वरूपे निर्बाध विपूते, अनंगी अनामे त्रिभंगी त्रिकामे, निर्भंगी स्वरूपे सर्वंगी अनूपे, न पोत्र न पुत्र न शत्र न मित्र, न ताते न माते न जाते न पाते, निरसाकं शरीक है, अमितो आमीक है, सदैवं प्रभा है, अजय है, अजा है, भगवती छंद तव प्रसाद, कि जाहर जहूर हैं, के हाजर हजूर हैं, हमेशुल सलाम हैं, समस्तुल कलाम हैं, कि साहेब दिमाग हैं, कि हुसनल चराग हैं, कि कामल करीम हैं, कि राजक रहीम हैं, कि रोजी देहिंद हैं, कि राजक रहिंद हैं, کریم الکمال ہیں کہ حسن الجمال ہیں، غنی ملک راج ہیں، غریب النواز ہیں، حریف الشکان ہیں، ہراس الفکان ہیں، کلنکن پرناش ہیں، سماس النواس ہیں، اگنج الغنیم ہیں، رضائق رحیم ہیں، سماس الزباں ہیں کہ صاحب کراں ہیں، کہ نرکن پرناش ہیں، بہشت النواس ہیں، کہ سرب الگوان ہیں، ہمیش الروان ہیں، تمام التمیز ہیں، سماس العزیز ہیں، پرم پرم ایش ہیں، سماس العدیش ہیں، ادیش العلیک ہیں، ہمیش العپیک ہیں، زمین الزماں ہیں، امیک الاماں ہیں، کریم الکمال ہیں کہ جرت جمال ہیں، کہ اچلنگ پرکاش ہیں، کہ امتو سباس ہیں، کہ عجب سروپ ہیں، کہ امتو بے پوت ہیں، کہ امتو پسا ہیں، کہ آتم پروا ہیں، کہ اچلنگ اننگ ہیں، کہ امتو اپنگ ہیں، مادھو پار چھند تب پرساد، من من پرنام، گنگن مودام، ہر بر یا گنگ، ہر نر پرپنج، انگن پرنام، من من سلام، ہر نر یا کھنڈ، بر نر یا منڈ، انبھو اناس، من من پرکاش، گنگن پرنام، جل تھل مودام، انچھے جے انگ، آسن اپنگ، اپما یا پار، گت مت ادار، جل تھل امنڈ، دش وش اپنڈ، جل تھل مہنت، دش وش بے انت، انبھو اناس، ترتر تو راس، آجان با ایک سدا، اوہنکار آد، کتنی اناد، کھلکھن خیال، گربر اکال، کر کر پرنام، چت چرن نام، انچھ جگات، عاجز نہ بات، انچنج گات، انرنج بات، انٹوٹ پنڈھار، انٹھٹ اپار، آڈیٹھ ترم، آت ٹیٹھ کرم، انبرن انت، داتا مہنت، ہر بول منا چند تب پرساد، کرنالیہ ہیں، ارکالیہ ہیں، کھلکھنڈن ہیں، میں منڈن ہیں، جگتیشور ہیں، پرمیشور ہیں، کلکارن ہیں، سرب ابارن ہیں، ترت کے ترن ہیں، جگ کے کرن ہیں، من مانیا ہیں، جگ جانیا ہیں، سربنگ پر ہیں، سربنگ کر ہیں، سر پاسیا ہیں، سربناسیا ہیں، کرونا کر ہیں، بشوم پر ہیں، سربیشور ہیں، جگتیشور ہیں، برہمنڈس ہیں، کلکھنڈس ہیں، پرتے پر ہیں، کرونا کر ہیں، اجپا جپ ہیں، اتھپا تھپ ہیں، اکرتا کرت ہیں، امرتا امرت ہیں، امرتا امرت ہیں، کرنا کرت ہیں، اکرتا کرت ہیں، ترنی ترت ہیں، امتیشور ہیں، پرمیشور ہیں، اکرتا کرت ہیں، امرتا امرت ہیں، اجبا کرت ہیں، امرتا امرت ہیں، نرنائک ہیں، کھلکائک ہیں، بشوم پر ہیں، کرنالیہ ہیں، نرپنائک ہیں، سرب پائک ہیں، پوپنجن ہیں، ارگنجن ہیں، رپتاپن ہیں، جپ جاپن ہیں، اکلنکرت ہیں، سرباکرت ہیں، کرتا کر ہیں، ہرتا ہر ہیں، پرماتم ہیں، سرباتم ہیں، آتم بس ہیں، جس کے جس ہیں، پوجھنگ پریات چند، نمو سورج سورج، نمو چندر چندر، نمو راج راج، نمو اندر اندر، نمو اندکار، نمو تیج تیج، نمو برند برند، نمو بیج بیج، نمو راج سنگ تام سنگ شانت روپے، نمو پرم تتنگ اتتنگ سروپے، نمو جوگ جوگے، نمو گیان گیان، نمو منتر منتر، نمو تھیان تھیان، نمو جد جد، نمو گیان گیان، نمو پوج پوج، نمو پان پان، نمو کلہ کرتا، نمو شانت روپے، نمو اندر اندر، انادھنگ بپوتے، کلنکار روپے، النکار النکے، نمو آس آسے، نمو بانک بنکے، اپنگی سروپے، اننگی انامے، ترپنگی ترکالے، اننگی اکامے، ایک اچھری چند، اجے الے، ابھے ابے، اپو اجھو، اناس اکاش، اگنج اپنج، الک اپک، ਅਕਾਲ, ਦਿਆਲ, ਅਲੇਖ, ਅਪੇਖ, ਅਨਾਮ, ਅਕਾਮ, ਅਗਾ, ਅਟਾ, ਅਨਾਥੇ, ਪਰਮਾਥੇ, ਅਜੂਨੀ, ਅਮੋਨੀ, ਨਾ ਰਾਗੇ, ਨਾ ਰੰਗੇ, ਨਾ ਰੂਪੇ, ਨਾ ਰੇਖੇ, ਅਕਰਮੰਗ, ਅਪਰਮੰਗ, ਅਗੰਜੇ, ਅਲੇਖੇ, ਭੁਜੰਗ ਪ੍ਰਿਆ ਚੰਦ, ਨਮਸਤੁਲ ਪ੍ਰਣਾਮੇ, ਸਮਸਤੁਲ ਪ੍ਰਣਾਸ਼ੇ, ਅਗੰਜੁਲ ਅਨਾਮੇ, ਸਮਸਤੁਲ ਨਿਵਾਸੇ, ਨਿਰਕਾਮੰਗ ਬੇਪੂਤੇ, ਸਮਸਤੁਲ ਸਰੂਪੇ, ਕੁਕਰਮੰਗ ਪ੍ਰਣਾਸ਼ੀ, ਸੁਥਰਮੰਗ ਬੇਪੂਤੇ, ਸਦਾ ਸੱਚਦਾਨੰ ਸ਼ਤਰੰਗ ਪ੍ਰਣਾਸ਼ੇ, ਕਰੀਮੁਲ ਕੁਨਿੰਦਾ, ਸਮਸਤੁਲ ਨਿਵਾਸੇ, ਅਜਾਏ ਬੇਪੂਤੇ, ਗਜ਼ਾਏਬ ਗਨੀਮੇ, ਹਰਿਯੰਗ ਕਰਿਯੰਗ, ਕਰੀਮੁਲ ਰਹੀਮੇ, ਚਤੁਰ ਚੱਕਰਵਰਤੀ, ਚਤੁਰ ਚੱਕਰ ਫੂਤੇ, ਸਵਯੰਭਵ ਸ਼ੁਭੰਗ, ਸਰਬਦਾ ਸਰਬਜੂਤੇ, ਦੁਕਾਲੰਗ ਪ੍ਰਣਾਸ਼ੀ, ਦਯਾਲੰਗ ਸਰੂਪੇ, ਸਦਾਯੰਗ ਸੰਗੇ, ਅਫੰਗੰ ਬੇਪੂਤੇ।